ਖਾਨਦਾਨੀ ਤਾਂ ਬਲੱਡ ਵਿੱਚ ਮਿਲਦੀ ਨਾ ਹੁੰਦੇ ਪੈਸੇ ਨਾ ਉੱਚੇ ਨੇ ਖਾਨਦਾਨ ਨੀ ਕੰਮ ਕੱਢ ਕੇ ਕਿਸੇ ਵੀ ਯਾਰ ਬੇਲੀ ਦਾ ਆਪਾਂ ਯਾਰੀ ਚ ਜਿਤਾਇਆ ਕਦੇ ਸਾਨ ਨੀ ਉਹ ਤੋਰੇ ਜਿਹਦੇ ਨਾਲ ਮਦਦ ਕੀਤੀ ਠੋਕ ਉਹ ਤੋਰੇ ਜਿਹਦੇ ਨਾਲ ਮਦਦ ਕੀਤੀ ਠੋਕ ਨਾ ਸੋਚਾਂ ਰੱਖੀਆਂ ਵਕੀਲਾਂ ਵਾਂਗ ਰੂਹੀਆਂ ਜਿਹੜਾ ਇੱਕ ਵਾਰੀ ਵੀ ਜੇ ਤੁਹਾਡੇ ਨਾਲ ਨੀ ਰਹਿੰਦਾ ਪਿੱਛੇ ਪਿੱਛੇ ਕਰਦਾ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਵਹਿਜੇ ਨਾਲ ਬੱਲੀਏ ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ ਉਹਨਾਂ ਨੇ ਰੱਖਿਆ ਏ ਨੀ ਮੱਛਣਾ ਜੱਟ ਨੇ ਤਰੁੱਤ ਬਾਬਾ ਕਿੰਨੇ ਉਹਨਾਂ ਹਾਈ ਆ ਉਹ ਚੌੜੀ ਇੱਜ਼ਤਾਂ ਦੇ ਨਾਲ ਨਾ ਪਸੰਦ ਨੀ ਪਿਆਉਣੀ ਉਹੀ ਯਾਰੀ ਜਿਹਦੇ ਨਾਲ ਲਾਈ ਆ ਉਹਨਾਂ ਨੇ ਰੱਖਿਆ ਏ ਨੀ ਮੱਛਣਾ ਜੱਟ ਨੇ ਤਰੁੱਤ ਬਾਬਾ ਕਿੰਨੇ ਉਹਨਾਂ ਹਾਈ ਆ ਉਹ ਚੌੜੀ ਇੱਜ਼ਤਾਂ ਦੇ ਨਾਲ ਨਾ ਪਸੰਦ ਨੀ ਪਿਆਉਣੀ ਉਹੀ ਯਾਰੀ ਜਿਹਦੇ ਨਾਲ ਲਾਈ ਆ ਸੜਦੇ ਨੀ ਵੱਟ ਵੱਟ ਕੂੜੀਆਂ ਜਿਹੜਾ ਇੱਕ ਵਾਰੀ ਵੇਜੇ ਤੁਹਾਡੇ ਨਾਲ ਨੀ ਰਹਿੰਦਾ ਪਿੱਛੇ ਪਿੱਛੇ ਕਰਦਾ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਵੇਜੇ ਨਾਲ ਬੱਲੀਏ ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ ਛੱਤੀ ਸੌ ਗਿਰਾ ਕੇ ਫੋਨ ਮਿਲਦਾ ਏ ਟਾਈਮ ਹੁਣ ਲੈ ਗਿਆ ਨਾ ਗੁਰੀ ਤੇਰਾ ਆਮ ਨੀ ਉਹ ਰੈਡ ਲਾਈਟ ਇੱਥੇ ਜਦੋਂ ਰੁਕਦੀ ਆ ਗੱਡੀ ਅਗਲੀ ਵੇਖ ਲੈ ਤਾਂ ਲੱਗ ਜਾਂਦਾ ਆਮ ਨੀ ਉਹ ਲੋਕਾਂ ਦੇ ਤਾਂ ਵਿਕਦੇ ਆ ਕੰਪਨੀ ਜੀ ਗੀਤ ਮਿਲਦਾ ਕੰਪਨੀ ਜੀ ਗੀਤ ਮਿਲਦਾ ਕੰਪਨੀ ਜੀ ਇੱਥੇ ਵਿਕਦਾ ਗੁਰੀ ਦਾ ਕੱਲਾ ਨਾਮ ਨੀ ਉਹ ਇੱਥੇ ਵਿਕਦਾ ਬਲੋ ਦਾ ਕੱਲਾ ਨਾਮ ਨੀ ਸਲਾ ਪਠਾਣੀ ਕਦੋਂ ਛੱਡਦਾ ਜਦੋਂ ਬੱਲੀਏ ਵੈਰੀ ਦੀ ਹੱਕ ਨਾਪ ਲਈ ਨਗਿਣ ਤੁੱਤੀਆਂ ਮਲਾਜੇ ਵਿੱਚ ਮੋਰੀਆਂ ਜਿਹੜਾ ਕਰਦਾ ਏ ਸਾਡੇ ਨਾਲ ਮੁਕਾਬਲੇ ਸਲਾ ਪਠਾਣੀ ਕਦੋਂ ਛੱਡਦਾ ਜਦੋਂ ਬੱਲੀਏ ਵੈਰੀ ਦੀ ਹੱਕ ਨਾਪ ਲਈ ਨਗਿਣ ਤੁੱਤੀਆਂ ਮਲਾਜੇ ਵਿੱਚ ਮੋਰੀਆਂ ਜਿਹੜਾ ਕਰਦਾ ਏ ਸਾਡੇ ਨਾਲ ਮੁਕਾਬਲੇ ਛੱਡਦਾ ਲਾਹੌਰੇ ਵਾਲਾ ਪੂਰੀਆਂ ਜਿਹੜਾ ਇੱਕ ਵਾਰੀ ਵੇਜੇ ਤੁਹਾਡੇ ਨਾਲ ਨੀ ਰਹਿੰਦਾ ਪਿੱਛੇ ਪਿੱਛੇ ਕਰਦਾ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਵੇਜੇ